ਚਿਰਾ ਤੋਂ ਬੈਠੇ ਆ ਇੱਕ ਉਹਦੀ ਹਾਏ ਸੁਣਨ ਨੂੰ ਖੋਰੇ ਕੀ ਕਰਨਾ ਪੈਣਾ ਹੈ ਕੁਆਲੀਫਾਈ ਕਰਨ ਨੂੰ ਚਿਰਾ ਤੋਂ ਬੈਠੇ ਆ ਇੱਕ ਉਹਦੀ ਹਾਏ ਸੁਣਨ ਨੂੰ ਖੋਰੇ ਕੀ ਕਰਨਾ ਪੈਣਾ ਕੁਆਲੀਫਾਈ ਕਰਨ ਨੂੰ ਮੰਮੀ ਦੇ ਹੀਰੋ ਆ ਸਾਨੂੰ ਕਿੱਕ ਨੀ ਫਿਰ ਰੋਵੇਂਗੀ ਜੇ ਪੈ ਗਈ ਦੋਨਾਂ ਚ ਪਿੱਕ ਨੀ ਆਉਂਦੀ ਜਾਂਦੀ ਮਾਰਦੀ ਰਹਿੰਦੀ ਹੈ ਸਾਨੂੰ ਕਿੱਕ ਨੀ ਫਿਰ ਰੋਵੇਂਗੀ ਜੇ ਪੈ ਗਈ ਦੋਨਾਂ ਚ ਪਿੱਕ ਨੀ ਛੱਡ ਸਾਰੇ ਝਗੜੇ ਮੈਂ ਚੱਲਿਆ ਕਰ ਲਾ ਜੋ ਹੁੰਦਾ ਤੇ ਤੂੰ ਜਾ ਭੱਜਾ।